ਸਭ ਤਾਂ ਦਾ ਚਾਹ ਹੈ ਗੱਭਰੂ, ਇਸ਼ਕ ਦਾ ਵਹਿੰਦਾ ਦਰਿਆ ਹੈ ਗੱਭਰੂ, ਸੱਚੀਆਂ ਮੁਹੱਬਤਾਂ ਦਾ ਚਾਹ ਹੈ ਗੱਭਰੂ, ਇਸ਼ਕ ਦਾ ਵਹਿੰਦਾ